ਕਿਵੇਂ ਮੁਖੜੇ ਤੂੰ ਨਜ਼ਰਾਂ ਹਟਾਵਾਂ ਕਿਵੇਂ ਮੁਖੜੇ ਤੂੰ ਨਜ਼ਰਾਂ ਹਟਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀਏ ਵੇਖ ਲੈਣ ਮਾੜੀ ਤੇਰੇ ਬਿਨਾਂ ਮਰ ਚੱਲੀਏ ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀਏ ਵੇਖ ਲੈਣ ਮਾੜੀ ਤੇਰੇ ਬਿਨਾਂ ਮਰ ਚੱਲੀਏ ਤੁਝੇ ਆਵੇ ਤੈਨੂੰ ਸੀਨੇ ਨਾਲ ਲਾਵਾਂ ਤੁਝੇ ਆਵੇ ਤੈਨੂੰ ਸੀਨੇ ਨਾਲ ਲਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਚੰਨਾ ਪਿਆਰ ਵੇ ਤੇਰੇ ਨਾਲ ਜ਼ਿੰਦਗੀ ਦੀ ਮਸਤੀ ਬਹਾਰ ਵੇ ਤੂੰ ਹੀ ਚੰਨਾ ਸੁੱਖ ਮੇਰਾ ਤੂੰ ਹੀ ਚੰਨਾ ਪਿਆਰ ਵੇ ਤੇਰੀ ਰਾਹ ਵਿੱਚ ਓ ਤੇਰੀ ਰਾਹ ਵਿੱਚ ਤੇਰੀ ਰਾਹ ਵਿੱਚ ਅੱਖੀਆਂ ਵਿਛਾਵਾਂ ਤੇਰੀ ਰਾਹ ਵਿੱਚ ਅੱਖੀਆਂ ਵਿੱਚ ਆਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਕਿਵੇਂ ਮੁਖੜੇ ਤੂੰ ਨਜ਼ਰਾਂ ਹਟਾਵਾਂ ਕਿਵੇਂ ਮੁਖੜੇ ਤੂੰ ਨਜ਼ਰਾਂ ਹਟਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਤੇਰੇ ਕਦਮਾਂ 'ਚ ਰੱਖਦਿਆਂ ਚਾਵਾਂ ਤੇਰੇ ਕਦਮਾਂ 'ਚ ਰੱਖਦਿਆਂ ਚਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ